ਹਾਲੇਲੂਇਆ ਗਾਵਾਂ। ਮਰੀਮ ਦਾ ਆਇਆ ਰਾਜ ਤੁਨਾਰਾ, ਹਰ ਜੱਗ ਦਾ ਬਣਿਆ ਸਹਾਰਾ, ਹਰ ਕੋਈ ਇਹੋ ਗਾਵੇ ਯਸੂ ਮਸੀਹ, ਸਭ ਬੋਲੋ ਯਸੂ ਮਸੀਹ, ਯਸੂ ਮਸੀਹ, ਸਭ ਬੋਲੋ ਯਸੂ ਮਸੀਹ।